ਵਿੱਚ ਹੁੰਦਾ ਹੈ ਜੋ ਹੀ ਮੂੰਹੋਂ ਬੋਲਦਾ ਹਰ ਇੱਕ ਨਾਲ ਨਾ ਮੈਂ ਰਾਸ ਕੋਈ ਖੋਲਦਾ ਕੁੜੀਆਂ ਤਾਂ ਸੋਹਣੀਆਂ ਮੈਂ ਲੱਖ ਵੇਖੀਆਂ ਜੁੜੀ ਇਸ਼ਕੇ ਦੀ ਕਿਤੇ ਮੇਰੀ ਡੋਰ ਨਾ ਓ ਮੈਨੂੰ ਸੌਂ ਲੱਗੇ ਮੈਨੂੰ ਸੌਂ ਲੱਗੇ ਹਏ ਤੇਰੇ ਜਿਹੀ ਵੇਖੀ ਕੋਈ ਹੋਰ ਨਾ ਓ ਮੈਨੂੰ ਸੌਂ ਲੱਗੇ ਓ ਮੈਨੂੰ ਸੌਂ ਲੱਗੇ ਤੇਰੇ ਜਿਹੀ ਵੇਖੀ ਕੋਈ ਹੋਰ ਨਾ ਕਰਾਂ ਕੀ ਤਾਰੀਫ ਮੁੱਕ ਜਾਂਦੇ ਅਲਫਾਜ਼ ਨੇ ਕੰਨਾਂ ਵਿੱਚ ਗੂੰਜ ਰਹੇ ਮੇਰੇ ਹੁਣ ਸਾਜ਼ ਨੇ ਕਰਾਂ ਕੀ ਤਾਰੀਫ ਮੁੱਕ ਜਾਂਦੇ ਅਲਫਾਜ਼ ਨੇ ਕੰਨਾਂ ਵਿੱਚ ਗੂੰਜ ਰਹੇ ਮੇਰੇ ਹੁਣ ਸਾਜ਼ ਨੇ ਆਵੇ ਮੇਰੇ ਸਾਹਮਣੇ ਉਸ ਪਲ ਦੀ ਉਡੀਕ ਹੈ ਪਤਾ ਨਹੀਂ ਆਸ ਮੇਰੀ ਰੱਖਣੀ ਵੀ ਠੀਕ ਹੈ ਆਖਦਾ ਹਾਂ ਸੱਚ ਨੀਲੇ ਨੈਣਾ ਵਾਲੇ ਓ ਇਹੋ ਜਿਹੀ ਆਈ ਕਦੇ ਲੋੜ ਨਾ ਓ ਮੈਨੂੰ ਸੌਂ ਲੱਗੇ ਮੈਨੂੰ ਸੌਂ ਲੱਗੇ ਹਏ ਤੇਰੇ ਜਿਹੀ ਵੇਖੀ ਕੋਈ ਹੋਰ ਨਾ ਓ ਮੈਨੂੰ ਸੌਂ ਲੱਗੇ ਓ ਮੈਨੂੰ ਸੌਂ ਲੱਗੇ ਤੇਰੇ ਜਿਹੀ ਵੇਖੀ ਕੋਈ ਹੋਰ ਨਾ ਪਲ ਪਲ ਸੱਜਣਾ ਮੈਂ ਆਵਾਂ ਤੇਰੇ ਵੱਲ ਨੂੰ ਦਿਲ ਚ ਲੁਕਾਵਾਂ ਕਿਵੇਂ ਪਿਆਰਾਂ ਵਾਲੀ ਗੱਲ ਨੂੰ ਪਲ ਪਲ ਸੱਜਣਾ ਮੈਂ ਆਵਾਂ ਤੇਰੇ ਵੱਲ ਨੂੰ ਦਿਲ ਚ ਲੁਕਾਵਾਂ ਕਿਵੇਂ ਪਿਆਰਾਂ ਵਾਲੀ ਗੱਲ ਨੂੰ ਬਦਲੇ ਵਫਾਵਾਂ ਦੇ ਮੈਂ ਜ਼ਿੰਦਗੀ ਲੁਟਾ ਦਿਆਂ ਤੇਰੇ ਜਿਹਾ ਬਣ ਕੇ ਮੈਂ ਖੁਦ ਨੂੰ ਗਵਾ ਦਿਆਂ ਤੇਰਾ ਕਹਿਣੇ ਇੰਨਾ ਕਮਜ਼ੋਰ ਨਾ ਓ ਮੈਨੂੰ ਸੌਂ ਲੱਗੇ ਮੈਨੂੰ ਸੌਂ ਲੱਗੇ ਹਏ ਤੇਰੇ ਜਿਹੀ ਵੇਖੀ ਕੋਈ ਹੋਰ ਨਾ ਓ ਮੈਨੂੰ ਸੌਂ ਲੱਗੇ ਓ ਮੈਨੂੰ ਸੌਂ ਲੱਗੇ ਤੇਰੇ ਜਿਹੀ ਵੇਖੀ ਕੋਈ ਹੋਰ ਨਾ